ਪਰ ਗਾਲ ਨਹੀਂ ਕੱਢਣੀ ਸ਼ਰੀਫ ਕਈ ਬਾਲੀ ਮੇਰੇ ਸਾਇਆ ਉਸਨ ਬਥੇਰਾ ਖੁਸ਼ ਹੋਈਏ ਦੇਖ ਦੇਖ ਕੇ ਮੱਲ ਮੱਲੀਆਂ ਲਾਏ ਗਲੋ ਸਾਡੇ ਬੇਸੀ ਪੂਰੀਏ ਮੁੱਕੇ ਨੂੰ ਸਾਨੂੰ ਰਾਤ ਪੈਂਦੀ ਬੱਦਣੀ ਉਹ ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ ਪਰ ਗਾਲ ਨਹੀਂ ਕੱਢਣੀ Huh.